ਵੀ ਪਿਆਰ ਨਾ ਪਤੋਲ ਕੇ ਕੰਡਾ ਕੱਢੀ ਦਾ ਸਪੀਕਰਾਂ ਤੇ ਬੋਲ ਕੇ ਸਾਨੂੰ ਆਉਂਦਾ ਨਹੀਂ ਪਿਆਰ ਨਾ ਪਤੋਲ ਕੇ ਕੰਡਾ ਕੱਢੀ ਦਾ ਸਪੀਕਰਾਂ ਤੇ ਬੋਲ ਕੇ ਲੈ ਕੇ ਜੁੱਤੀ ਥੱਲੇ ਜ਼ਿੰਦਗੀ ਦੇ ਬੋਰੀ ਨੂੰ ਯਾਰ ਲੁੱਟਦੇ ਨੇ ਮੌਜਾਂ ਦਿਲ ਖੋਲ ਕੇ ਨੀ ਲਾ ਕੇ ਤਿੰਨ ਪੈਗ ਵੱਲੀ ਸਾਡੇ ਤੇਰੇ ਨਾਲ ਵੇ ਹੱਸਦੇ ਹਸੋਂਦੇ ਨੰਗ ਗਿਆ ਸਾਲ ਵੇ ਧੰਨਵਾਦ ਤੇਰਾ ਦਿਲ ਦੇ ਹਰਾ ਦੇ ਆਵੇ ਵਾਂਗ ਰਾਣੀਆਂ ਤੇ ਰੱਖੀ ਹੋਈਆਂ ਸੋਹਣਾ ਤੇ ਪਤੰਦਰਾ ਤੂੰ ਖਾਸ ਹੋਈ ਨਾ ਗੱਲਾਂ ਮਿੱਠੀਆਂ ਦੀ ਪੱਤੀ ਹੋਈਆਂ ਸੋਹਣਾ ਤੇ ਪਤੰਦਰਾ ਤੂੰ ਖਾਸ ਹੋਈ ਨਾ ਗੱਲਾਂ ਮਿੱਠੀਆਂ ਦੀ ਜਦੋਂ ਬੋਲਾਂ ਮੈਂ ਪੰਜਾਬੀ ਤਾਂ ਫਰੈਸ਼ੀ ਕਹਿੰਦੀਆਂ ਇੱਥੋਂ ਦੀਆਂ ਬੋਰਨ ਹਵਾ 'ਚ ਰਹਿੰਦੀਆਂ ਜਦੋਂ ਬੋਲਾਂ ਮੈਂ ਪੰਜਾਬੀ ਤਾਂ ਫਰੈਸ਼ੀ ਕਹਿੰਦੀਆਂ ਮਿੱਤਰਾਂ ਨੂੰ ਵੇਖ ਨੱਕ ਨੂੰ ਚੜਾਉਂਦੀਆਂ ਮਿੱਤਰਾਂ ਨੂੰ ਵੇਖ ਨੱਕ ਨੂੰ ਚੜਾਉਂਦੀਆਂ ਜਦੋਂ ਮਿਲੇ ਕੋਈ ਗੋਰਾ ਜੱਫੀਆਂ ਨੇ ਪਾਉਂਦੀਆਂ ਇੱਥੋਂ ਦੀਆਂ ਬੋਰਨ ਹਵਾ 'ਚ ਰਹਿੰਦੀਆਂ ਜਦੋਂ ਬੋਲਾਂ ਮੈਂ ਪੰਜਾਬੀ ਤਾਂ ਫਰੈਸ਼ੀ ਕਹਿੰਦੀਆਂ ਇੱਥੋਂ ਦੀਆਂ ਬੋਰਨ ਹਵਾ 'ਚ ਰਹਿੰਦੀਆਂ ਜਦੋਂ ਬੋਲਾਂ ਮੈਂ ਪੰਜਾਬੀ ਤਾਂ ਫਰੈਸ਼ੀ ਕਹਿੰਦੀਆਂ जिथे चर्चा सी किते यारा वाली टानी दा जिथे ख्वाब सजाया मैं सी मेरी रानी दा जिथे चर्चा सी किते यारा वाली टानी दा जिथे ख्वाब सजाया मैं सी मेरी रानी दा जिथे हसे खेडे जिथे हसे खेडे कदे कदे असी लड़दे सी मैं फिर दोबारा यो ही जिंदगी जीनी है मैनू एक दिन दे शहरों बोतला ले आया गल खुशी दी बड़ी ओ सारी उम्र रहूगी याद अज दी कड़ी ओ फेर कटने ने चढ़ के जवारे नीले बले ब्लैक चल दी तेरी हां दी खुशी दे विच नारे नीले बले ब्लैक चल दी हां दी खुशी दे विच नारे नीले बले ब्लैक चल दी जान जान खंगदी है छेड़ छेड़ लगदी है असी जिंद जान यारा उतों बाहर दे तू पाल दी है मित्रा तो कैश गोरी है ਕਦੋਂ ਘੁੰਮਣੇ ਨੇ ਅੱਗੇ ਪਿੱਛੇ ਕੈਮਰੇ ਕਦੋਂ ਲੈ ਕੇ ਜਾਣਾ ਮੈਨੂੰ ਤੂੰ ਕਰੇ ਮੇਰਾ ਚੂੜੇ ਵਾਲੀ ਬਾਹ ਤੁਹਾਡੇ ਮੋਢੇ ਰੱਖ ਕੇ ਜੀ ਚਿੱਤ ਫੋਟੋਆਂ ਕਰੋ ਨੂੰ ਹਾਂ ਜੀ ਹਾਂ ਫੋਟੋਆਂ ਕਰੋ ਨੂੰ ਕਰੇ ਮੇਰਾ ਚੂੜੇ ਵਾਲੀ ਬਾਹ ਤੁਹਾਡੇ ਮੋਢੇ ਰੱਖ ਕੇ ਚਿੱਤ ਫੋਟੋਆਂ ਕਰੋ ਨੂੰ ਕਰੇ ਦੇ ਕਾਰ ਚ ਕੱਲ ਜੀਦੇ ਨਾਲ ਖੜੀ ਸੀ ਬਾਜ਼ਾਰ ਚ ਕਦੇ ਹੁੰਦਾ ਏ ਗਲਾਸ ਕਦੇ ਕਾਰ ਚ ਕੱਲ ਜੀਦੇ ਨਾਲ ਖੜੀ ਸੀ ਬਾਜ਼ਾਰ ਚ ਏਦਾਂ ਹੁੰਦਾ ਏ ਤਿਆਰ ਜਿਵੇਂ ਚੱਲਿਆ ਸਟੇਜ ਉੱਤੇ ਗਾਉਣ ਹੁੰਦਾ ਏ ਮੈਂ ਤੇਰੀਆਂ ਸਟੋਰੀਆਂ ਚ ਦੇਖਿਆ ਨੀ ਮੁੰਡਾ ਦੱਸ ਹਾਂ ਨੀ ਮੁੰਡਾ ਦੱਸ ਹਾਂ ਮੁੰਡਾ ਦੱਸ ਕੌਣ ਹੁੰਦਾ ਏ ਹੱਸਦੇ ਹਸਾਉਂਦੇ ਲੰਘ ਗਿਆ ਸਾਲ ਵੇ ਧੰਨਵਾਦ ਤੇਰਾ ਦਿਲ ਦੇ ਰਾਜਿਆਂ ਦੇ ਵਾਂਗ ਰਾਣੀਆਂ ਤੇ ਰੱਖੀ ਹੋਈਆਂ ਸੋਹਣਾ ਤੇ ਪਤੰਦਰਾ ਤੂੰ ਖਾਸ ਹੋਈਆਂ ਦੇ ਗੱਲਾਂ ਮਿੱਠੀਆਂ ਦੀ ਪੱਤੀ ਹੋਈ ਉਦੋਂ ਦੀ ਸੋਚਾਂ ਜਨ ਤੂਰੀ ਤੋਂ ਆਵੇ ਮੁੱਲਾਪੁਰ ਦਾ ਖਾਨੂ ਫਿਰ ਦੇ ਖਰੀਦ ਦੇ ਆ ਚਾਦਰੇ ਤੇ ਮੁੱਛਾਂ ਕੁੰਡੀਆਂ ਕਰਾਉਂਦਾ ਫਿਰੇ ਲਾਣਾ ਨੀ